ਕੋਈ ਫਿਰਦਾ ਕਮਾਉਂਦਾ ਨੱਡੀ ਡੇਟ ਤੇ, ਕੋਈ ਲੈਂਦਾ ਏ ਨਜ਼ਾਰੇ ਹਾਈ ਨੀ ਲੇਕ ਤੇ। ਕੋਈ ਫਿਰਦਾ ਕਮਾਉਂਦਾ ਨੱਡੀ ਡੇਟ ਤੇ, ਕੋਈ ਲੈਂਦਾ ਏ ਨਜ਼ਾਰੇ ਹਾਈ ਨੀ ਲੇਕ ਤੇ। ਪਿੰਡ ਮੁੜ ਕੇ ਕਿਸੇ ਨੇ ਇੱਥੋਂ ਜਾਣਾ ਨੀ, ਸਵਰ ਗੱਜ ਪੈਰਨੇ ਸਵਰ ਗੱਜ ਪੈਰਨੇ ਹੈ। ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ, ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ। ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ। ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ। ਮੁੰਡੇ ਜੱਟਾਂ ਦੇ ਵਿਗਾੜ ਦਿੱਤੇ ਬੱਲੀਏ, ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ ਹੁਸਨਾਂ ਦੇ ਕਹਿਰ ਨੇ, ਗੱਲ ਸੁਣ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ। ਮੁੰਡੇ ਪਿੰਡਾਂ ਦੇ ਵਿਗਾੜ ਦਿੱਤੇ ਬੱਲੀਏ, ਨੀ ਚੰਡੀਗੜ੍ਹ ਸ਼ਹਿਰ ਨੇ ਨੀ ਚੰਡੀਗੜ੍ਹ ਸ਼ਹਿਰ ਨੇ। ਟਾਈਏ ਟਾਈਏ ਟਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ। ਨੈਣਾ ਨੂੰ ਜੱਜ ਗਈ ਏ ਤੂੰ, ਸਾਹਾਂ ਵਿੱਚ ਵਸ ਗਈ ਏ ਤੂੰ, ਨੀਂਦ ਉੱਡ ਗਈ ਅੱਖੀਆਂ ਚੋਂ ਤੇ, ਚੈਨ ਕਿਤੇ ਵੀ ਲੱਭਦੇ ਨੀ। ਜਿੱਦਣ ਦਾ ਤੱਕਿਆ ਤੈਨੂੰ ਨੀ ਮੇਰਾ ਕਮਲਾ ਜਾ ਦਿਲ ਲੱਗਦਾ ਨੀ। ਮੈਨੂੰ ਤੇਰੇ ਵੇਖਣ ਦਾ ਚਾ, ਸਾਂਵ ਲਾਵੇ ਛੇਤੀ ਕਰ ਆ ਜਾ ਸ਼ਾਮ ਪੈ।